ਆਦੇ ਦਿਲ ਪਰਦੇਸੀ ਨੂੰ ਤੈਨੂੰ ਨਿੱਤ ਦਾ ਰੋਣਾ ਪੈ ਜਾਊਗਾ ਨਾ ਦੇ ਦਿਲ ਪਰਦੇਸੀ ਨੂੰ ਤੈਨੂੰ ਨਿੱਤ ਦਾ ਰੋਣਾ ਪੈ ਜਾਊਗਾ ਨਾਲ ਰੰਜੇ ਤੇ ਜੋਗੀ ਦੇ ਤੈਨੂੰ ਜੋਗਣ ਹੋਣਾ ਪੈ ਜਾਊਗਾ ਇਸ਼ਕ ਦੇ ਲਿਆ ਜ਼ਖਮਾ ਦੇ ਖੁਦ ਹੱਸਾ ਸਕੇ ਮੂੰਹ ਸੀ ਲਾਂਗੀ ਜੇ ਯਾਰ ਮੇਰਾ ਮੈਨੂੰ ਜ਼ਹਿਰ ਦੇਵੇ ਮੈਂ ਘੱਟ ਘੱਟ ਕਰਕੇ ਪੀ ਲਾਂਗੀ ਜੇ ਯਾਰ ਮੇਰਾ ਮੈਨੂੰ ਜ਼ਹਿਰ ਦੇਵੇ ਮੈਂ ਘੱਟ ਘੱਟ ਕਰਕੇ ਪੀ ਲਾਂਗੀ ਪੂਰਨਮਾ ਦੇ ਚੰਦ ਵਰਗਾ ਤੇਰਾ ਰੂਪ ਗ੍ਰਹਿਣ ਜਾਵੇ ਨਾ ਮੈਂ ਡਰਦਾ ਤੇਰੇ ਸੋਹਲ ਜਹੇ ਹੁਣ ਹਿਜਰ ਹੱਡਾਂ ਨੂੰ ਖਾਵੇ ਨਾ ਇਸ਼ਕ ਚਨਾ ਦੀਆਂ ਲਹਿਰਾਂ ਵਿੱਚ ਤੈਨੂੰ ਹੁਸਨ ਡਬੋਣਾ ਪੈ ਜਾਊਗਾ ਨਾਲ ਰਾਂਝੇ ਤੇ ਜੋਗੀ ਦੇ ਤੈਨੂੰ ਜੋਗਣ ਹੋਣਾ ਪੈ ਜਾਊਗਾ ਪਚਰ ਕੇ ਨਾ ਧੋ ਕੇ ਬਸ ਸ਼ਗਨ ਮਨਾਉਂਦੀ ਰਹਿ ਜਾਏਗੀ ਤੂੰ ਪੈਨ ਪਚਰ ਕੇ ਨਾ ਧੋ ਕੇ ਬਸ ਸ਼ਗਨ ਮਨਾਉਂਦੀ ਰਹਿ ਜਾਏਗੀ ਉਹ ਸੁੱਤੀ ਪਈ ਨੂੰ ਛੱਡ ਜਾਊਗਾ ਰੋਂਦੀ ਕੁਰਲਾਉਂਦੀ ਰਹਿ ਜਾਏਗੀ ਤੈਨੂੰ ਯਾਰ ਗਵਾਚਾ ਨਹੀਂ ਲੱਭਣਾ ਪਰ ਆਪਾ ਖੋਣਾ ਪੈ ਜਾਊਗਾ ਨਾਲ ਰਜੇ ਤੇ ਜੋਗੀ ਦੇ ਤੈਨੂੰ ਜੋਗਣ ਬਣਨਾ ਪੈ ਜਾਊਗਾ ਦਿਲ ਪਰਦੇਸੀ ਨੂੰ ਤੈਨੂੰ ਨਿੱਤ ਦਾ ਰੋਣਾ ਪੈ ਜਾਊਗਾ ਨਾਲ ਰੰਜੇ ਤੇ ਜੋਗੀ ਦੇ ਤੈਨੂੰ ਜੋਗਣ ਹੋਣਾ ਪੈ ਜਾਊਗਾ